ਵਿੱਚ ਫੂਕ ਦਿਲਾ ਕੀ ਮਾਰੀ ਹੈ ਖਿਆਲਾਂ ਦੇ ਵਿੱਚ ਹੀਰ ਝੂਮਦੀ ਅੱਜ ਵੀ ਦਿਸੇ ਫਸਿਆ ਰਹਿੰਦੇ ਸਾਰੇ ਕਹਿੰਦੇ ਨੇ ਕੀ ਦੱਸਾਂ ਮੈਂ ਕਮਲਿਆਂ ਨੂੰ ਮੇਰੀ ਕਮਲ ਨਾ ਯਾਰੀ ਹੈ ਕੀ ਦੱਸਾਂ ਮੈਂ ਕਮਲਿਆਂ ਨੂੰ ਮੇਰੀ ਕਮਲ ਨਾ ਯਾਰੀ ਹੈ ਅੱਜ ਦੁੱਖ ਤੂੰ ਜੁਦਾਈਆਂ ਵਾਲੇ ਕਿਵੇਂ ਜੁਦਾਈਆਂ ਵਾਲੇ ਕਿਵੇਂ ਸਹਿਨੀ ਨੀ ਹੁਣ ਮੇਰੇ ਤੋਂ ਬਗੈਰ ਸਾਂਝੇ ਉਦੋਂ ਸਭ ਮੇਰੇ ਤੋਂ।